ਸੱਜਣਾ ਹਾਰੇ ਸੱਜਣਾ ਹਾਰੇ ਸੱਜਣਾ ਇਸ਼ਕ ਦੀ ਬਾਜ਼ੀ ਜਾਨ ਦੀ ਬਾਜ਼ੀ ਇਸ਼ਕ ਦੀ ਬਾਜ਼ੀ ਜਾਨ ਦੀ ਬਾਜ਼ੀ ਹਾਰੇ ਸੱਜਣਾ ਹਾਰੇ ਸੱਜਣਾ ਹਾਰੇ ਸੱਜਣਾ ਹਾਰੇ ਸੱਜਣਾ ਸੌ ਸੌ ਕਸਮਾਂ ਖਾਈਆਂ ਸੀ ਤੂੰ ਜਾਵਾਂਗਾ ਨਾ ਛੱਡ ਕੇ ਇੱਕ ਪਲ ਦੇ ਵਿੱਚ ਰੱਖਤਾ ਸਾਨੂੰ ਤੂੰ ਤਾਂ ਜੜ ਤੋਂ ਵੱਢ ਕੇ ਸੌ ਸੌ ਕਸਮਾਂ ਖਾਈਆਂ ਸੀ ਤੂੰ ਜਾਵਾਂਗਾ ਨਾ ਛੱਡ ਕੇ ਇੱਕ ਪਲ ਦੇ ਵਿੱਚ ਰੱਖਤਾ ਸਾਨੂੰ ਤੂੰ ਤਾਂ ਜੜ ਤੋਂ ਵੱਢ ਕੇ ਇਕੱਲੇ ਹੋ ਗਏ ਚੱਲੇ ਮਰ ਨਹੀਂ ਸਕਦੇ ਤੇਰੇ ਬਿਨ ਕੀ ਜੀਣਾ ਤੈਨੂੰ ਹੱਸਦਾ ਵੇਖਣ ਦੇ ਲਈ ਕੀਤਾ ਸੀ ਕੀ ਕੀਨਾ ਤੇਰੇ ਬਿਨ ਹੁਣ ਮਰ ਨਹੀਂ ਸਕਦੇ ਤੇਰੇ ਬਿਨ ਕੀ ਜੀਣਾ ਤੈਨੂੰ ਹੱਸਦਾ ਵੇਖਣ ਦੇ ਲਈ ਕੀਤਾ ਸੀ ਕੀ ਕੀਨਾ ਤੇਰੇ ਕਰਕੇ ਤੇਰੇ ਕਰਕੇ ਰੋਲ ਤੇ ਸੁਪਨੇ ਝੋਲੀ ਵਿੱਚ ਦੁੱਖ ਨੇ ਰੋਲ ਤੇ ਸੁਪਨੇ ਝੋਲੀ ਵਿੱਚ ਦੁੱਖ ਨੇ ਹਾਰੇ ਸੱਜਣਾ ਹਾਰੇ ਸੱਜਣਾ ਹਾਰੇ ਸੱਜਣਾ ਹਾਰੇ ਸੱਜਣਾ ਦਿਆਲਾਂ ਵਾਲਿਆ ਤੇਰੀ ਯਾਦ ਬਥੇਰੀ ਆਉਣੀ ਲੱਗਦਾ ਏ ਹੁਣ ਜਿੰਦ ਨਿਮਾਣੀ ਪਲਦੀ ਏ ਪਰਾਉਣੀ ਗਿੱਲ ਦਿਆਲਾਂ ਵਾਲਿਆ ਤੇਰੀ ਯਾਦ ਬਥੇਰੀ ਆਉਣੀ ਲੱਗਦਾ ਏ ਹੁਣ ਜਿੰਦ ਨਿਮਾਣੀ ਪਲਦੀ ਏ ਪਰਾਉਣੀ ਯਾਦਾਂ ਹਰ ਪਲ ਮਰੀਆਂ ਪਲ ਪਲ ਯਾਦਾਂ ਹਰ ਪਲ ਮਰੀਆਂ ਪਲ ਪਲ ਤੇਰੇ ਬਿਨ ਯਾਰਾ ਮੇਰੇ ਦਿਲਦਾਰਾ ਤੇਰੇ ਬਿਨ ਯਾਰਾ ਮੇਰੇ ਦਿਲਦਾਰਾ ਹਾਰੇ ਸੱਜਣਾ ਹਾਰੇ ਸੱਜਣਾ ਹਾਰੇ ਸੱਜਣਾ